इंतजार की ਕੱਟਿਆ ਬੈਕ ਕੱਟਿਆ ਘੜੀਆਂ ਇਹ ਕੰਮ ਨਹੀਂ ਵਿਛੋੜਿਆ ਤੇਰਾ ਇਹ ਕੰਮ ਨਹੀਂ ਵਿਛੋੜਿਆ ਤੇਰਾ ਕਿਸੇ ਦੀ ਨਜ਼ਰ ਲੱਗ ਗਈ ਖੜਾ ਸੀ ਬੇੜਾ।